मैं तेरे कोल रवा दुआवां इहो करदा तैनू मैं ता हत्थां दियां लीकां विच रखदा अज ओ कहां जो दिल कह नहीं हो सकदा ਜੀ ਆਂਦੀ ਹੈ ਜੀ ਪਰ ਕੀ ਗੱਲ ਹੋ ਗਈ ਜੀ ਜੇ ਬਾਪੂ ਨੂੰ ਮੁੰਦਰੀ ਪਵਾਉਣੀ ਹੈ ਤੇ ਘੱਟੋ ਘੱਟ ਇੰਨੀ ਜ਼ਮੀਨ ਤਾਂ ਚਾਹੀਦੀ ਆ ਮਤਲਬ ਤੁਸੀਂ ਮੈਨੂੰ ਪ੍ਰਪੋਜ਼ ਕਰ ਰਹੇ ਹੋ ਨਹੀਂ ਮੇਰੀ ਇੱਕ ਸਹੇਲੀ ਤੇਰੇ ਬਾਰੇ ਪੁੱਛ ਰਹੀ ਸੀ ਅੱਛਾ ਤੁਹਾਡੀ ਸਹੇਲੀ ਨੂੰ ਐਨਆਰਆਈ ਨਹੀਂ ਪਸੰਦ ਸੀ ਵੇਖ ਲਓ ਕਿੱਥੇ ਪਿੰਡਾਂ ਚ ਮੱਝਾਂ ਗਾਵਾਂ ਚੋਣਾਂ ਔਖਾ ਨਾ ਹੋਜੂ ਨਹੀਂ ਉਹ ਮੈਨੇਜ ਕਰ ਲੂਗੀ ਅੱਛਾ ਫਿਰ ਇਹ ਤਾਂ ਮਤਲਬ ਗੱਲ ਪੱਕੀ ਤਾਂ ਫਿਰ ਕੁਝ ਮਿੱਠਾ ਹੋ ਜਾਏ ਹਾਂ ਉਹ ਨਹੀਂ ਜੀ ਐਨਆਰਆਈ ਵਾਲਾ ਨਹੀਂ ਜੀ ਆ ਲਓ ਜੀ ਪੰਜਾਬ ਦਾ ਨੈਸ਼ਨਲ ਫਰੂਟ ਮੂੰਹ ਮਿੱਠਾ ਕਰਨ ਲਈ ਲਓ ਜੀ ਖਾ ਪਿਆਰ ਤੈਨੂੰ ਪਲ ਵਿੱਚ ਸੌ ਸਵਾਰੀ ਕਰ ਲਾਂ ਮੈਂ ਸੌ ਸਵਾਰੀ ਕਰ ਲਾਂ ਕੈਪੁਚੀਨੋ ਤੇ ਸਵੀਟ ਕੋਰਨ ਸੈਂਡਵਿਚ ਬਹੁਤ ਹੀ ਵਧੀਆ ਹਾਂ ਮੈਨੂੰ ਯਾਦ ਆਇਆ ਪ੍ਰੀਤ ਵੀ ਮੈਨੂੰ ਇੱਥੇ ਲਿਆ ਕੇ ਨਾ ਉਹ ਸਵੀਟ ਕੋਰਨ ਸਪੀਨਚ ਸੈਂਡਵਿਚ ਖਵਾਉਂਦੀ ਹੁੰਦੀ ਸੀ ਦੇਖੋ ਤੂੰ ਇਹ ਗੱਲ ਨੋਟਿਸ ਕੀਤੀ ਮੇਰਾ ਸੱਸਾ ਠੀਕ ਹੋ ਗਿਆ ਮੈਂ ਕਿੰਨੇ ਆਰਾਮ ਨਾਲ ਸਵੀਟ ਕੋਰਨ ਸਪੀਨਚ ਸੈਂਡਵਿਚ ਬੋਲ ਗਿਆ ਉਹ ਹੈ ਨਾ ਓ ਮਾਈ ਗੋਡ ਓ ਯਾ ਵਾਓ ਦੈਟਸ ਨਾਈਸ ਇਹ ਸਭ ਪ੍ਰੀਤ ਕਰਕੇ ਹੈ ਤੂੰ ਨਾ ਪ੍ਰੀਤ ਕੋਲ ਜਾ ਓ ਇੱਕ ਮਿੰਟ ਮੇਰੀ ਗੱਲ ਤਾਂ ਸੁਣ ਬੈਠਣਾ ਸਹੀ ਇਹ ਗੱਲ ਸੱਚੀ ਦੱਸਾਂ ਮੇਰਾ ਸਾਹ ਤੇਰੇ ਕਰਕੇ ਠੀਕ ਹੋਇਆ ਪਰ ਇੱਕ ਗੱਲ ਹੋਰ ਦੱਸਾਂ ਮੇਰੇ ਨਾ ਸਾਹ ਵੀ ਤੇਰੇ ਕਰਕੇ ਅੜ ਗਏ ਨੇ ਪਤਾ ਖਵਾਬਾਂ ਵਿੱਚ ਲੰਘਦਾ ਚੜਿਆ ਕੁਮਾਰ ਮੈਨੂੰ ਬਸ ਤੇਰੇ ਰੰਗ ਦਾ ਇੱਕ ਤੇਰੇ ਰੰਗ ਦਾ कुछ ना कुछ तो ऐसा करना पाऊ।